ਵਰ ਸ਼੍ਰੀ ਹਰਿ ਗੋਬਿੰਦ ਹਰੀ ਰਾਇ ਹਰਿ ਕ੍ਰਿਸ਼ਨ ਗੁਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰਤਾਰ ਇਕ ਅੰਕਾਰਾ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸੋਇ ਵਾਹਿਗੁਰੂ ਜੀ ਕੀ ਫਤਿਹ ਵਿਘਨ ਵਿਨਾਸ਼ਨ ਸਾਹਿਬ ਜੀਓ ਦੋਹਰਾ ਸ੍ਰੀ ਗੁਰ ਹਰਿ ਗੋਬਿੰਦ ਬਰ ਸਨਦ ਬਦ ਧਰ ਧਿਆਨ ਬੰਦ ਦਉ ਕਰ ਬੰਦਨਾ ਸੁੰਦਰ ਦੁੱਤ ਮਦਨਾਨ ਸ੍ਰੀ ਗੁਰ ਹਰਿ ਗੋਬਿੰਦ ਬਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ ਅੰਮ੍ਰਿਤ ਵੇੜੇ ਤੋਂ ਮੋਹਾਲੀ ਸੁੰਦਰ ਦੀਵਾਨ ਸਜਰੇ ਚਵਲ ਛਤਰ ਤਖਤ ਦੇ ਮਾਲਕ ਪ੍ਰਤੱਖ ਸਤਿਗੁਰੂ ਸਾਹਿਬ ਜੀ ਦੀ ਪ੍ਰਕਾਸ਼ ਸੇਵਾ ਤੋਂ ਉਪਰੰਤ ਗ੍ਰੰਥੀ ਸਾਹਿਬਾਨ ਦੀ ਸੋਹਣੀ ਰਸਨਾ ਰਾਹੀਂ ਗੁਰੂ ਨਾਨਕ ਸਾਹਿਬ ਜੀ ਦੀ ਜਪ ਬਾਣੀ ਦਾ ਜਾਪ ਹੋਇਆ ਹੈ। ਕੁਛ ਸਮਾਂ ਆਸਾ ਜੀ ਦੀ ਵਾਰ ਦੇ ਵਿੱਚੋਂ ਸਲੋਕਾਂ ਸ਼ਬਦਾਂ ਦਾ ਕੀਰਤਨ ਹੋਇਆ ਹੈ। ਕੀਰਤਨ ਤੋਂ ਬਾਅਦ ਜੋ ਗੁਰੂ ਨਾਨਕ ਸਾਹਿਬ ਜੀ ਦਾ ਇਤਿਹਾਸ ਆਪਾਂ ਪ੍ਰਾਰੰਭ ਕੀਤਾ ਹੈ ਉਹ ਪੜ੍ਹਦੇ ਸੁਣਦੇ ਹਾਂ। ਤਿੰਨ ਕੁ ਦਿਨ ਗੈਰ ਹਾਜ਼ਰੀ ਰਹੀ ਹੈ, ਬਾਹਰ ਪ੍ਰੋਗਰਾਮ ਸੀ, ਕੱਲ੍ਹ ਸਮਾਪਤੀ ਹੋਈ। ਅੱਜ ਫਿਰ ਪਿੱਛੇ ਜਿੱਥੇ ਆਪਾਂ ਪ੍ਰਸੰਗ ਛੱਡਿਆ ਸੀ ਉੱਥੋਂ ਅੱਗੇ ਪ੍ਰਾਰੰਭ ਕਰ ਰਹੇ ਹਾਂ। ਕਵੀ ਸੰਤੋਖ ਸਿੰਘ ਜੀ ਨੇ ਦਸਾਂ ਜਾਮਿਆਂ ਦਾ ਕਾਵਿ ਦੇ ਨਿਯਮਾਂ ਵਿੱਚ ਲਿਆ ਕੇ ਛੰਦਾਬੰਦੀ ਵਿੱਚ ਸੋਹਣੇ ਮਹਿਮਾ ਦੇ ਮੰਗਲ ਕੀਤੇ ਨੇ, ਜਿਨ੍ਹਾਂ ਵਿੱਚੋਂ ਆਪਾਂ ਪੰਜਵੇਂ ਪਾਤਸ਼ਾਹ ਸਤਿਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਮਹਿਮਾ ਦਾ ਮੰਗਲ ਪੜ੍ਹ ਸੁਣ ਲਿਆ ਸੀ, ਵਿਚਾਰ ਲਿਆ ਸੀ। ਇਸੇ ਨਾਲ ਹੀ ਦੀਵਾਨ ਦੀ ਸਮਾਪਤੀ ਹੋ ਗਈ ਸੀ। ਅੱਜ ਅੱਗੇ ਛੇਵੇਂ ਪਾਤਸ਼ਾਹ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਦਾ, ਜਿਵੇਂ ਕਵੀ ਸਿੰਘ ਸੰਤੋਖ ਸਿੰਘ ਜੀ ਨੇ ਕਾਵਿ ਦੇ ਨਿਯਮਾਂ ਵਿੱਚ ਸੋਹਣਾ ਛੰਦਾਬੰਦੀ ਵਿੱਚ ਮਹਿਮਾ ਦਾ ਮੰਗਲ ਕੀਤਾ ਹੈ, ਆ ਰਿਹਾ ਹੈ। ਸਾਰੇ ਆਪਾਂ ਮਨ ਲਾ ਕੇ ਸੁਣੀਏ ਜੀ। ਸ੍ਰੀ ਗੁਰ ਹਰਗੋਬਿੰਦ ਬਰ। ਕਵੀ ਸੰਤੋਖ ਸਿੰਘ ਜੀ ਕਹਿੰਦੇ ਹਨ, ਸ੍ਰੀ ਸੋਭਾ ਵਾਲੇ ਸਤਿਗੁਰੂ ਹਰਗੋਬਿੰਦ ਸਾਹਿਬ ਜੀ ਜੋ ਮਹਾਨੀ ਸ੍ਰੇਸ਼ਟ ਹਨ, ਸਨਦ ਬਦ ਧਾਰ ਧਿਆਨ ਦਾ ਜਦੋਂ ਐਨ ਦੋਵੇਂ ਮੀਰੀ ਪੀਰੀ ਦੀਆਂ ਕਿਰਪਾਨਾਂ ਪਹਿਨੀਆਂ ਹੋਣ, ਤਨਕ ਤੇ ਤੀਰ ਧਾਰਨ ਕੀਤੇ ਹੋਏ, ਸੰਜੋ ਪਹਿਨੀ ਹੋਵੇ, ਐਂ ਪੂਰੇ ਸਜੇ ਵਜੇ ਹੋਣ, ਜੋ ਸ਼ਸਤਰਾਂ ਵਸਤਰਾਂ ਨਾਲ ਕੋਈ ਸਜਾ ਵਜਿਆ ਹੋਵੇ, ਉਹਨੂੰ ਕਹਿੰਦੇ ਵੀ ਇਹ ਤਿਆਰ ਪਰ ਤਿਆਰ ਹੈ। ਜਦੋਂ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਐਂ ਤਿਆਰ ਪਰ ਤਿਆਰ ਹੈ, ਤਨਕ ਤੀਰ ਸੰਜੋ ਹੋਰ ਦੋਵੇਂ ਸ੍ਰੀ ਸਾਹਿਬਾਂ ਪਹਿਨ ਕੇ ਤਖ਼ਤ 'ਤੇ ਬੈਠੇ ਹੈ, ਉਹਨਾਂ ਦੇ ਸਰੂਪ ਦਾ ਤਿਆਰ ਪ੍ਰਚਾਰ ਦਾ ਧਿਆਨ ਧਰ ਕੇ ਮੈਂ ਕਵੀ ਬੰਦ ਦੋ ਕਰ ਬੰਦਨਾ। ਐਸੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸਰੂਪ ਦਾ ਧਿਆਨ ਧਰ ਕੇ ਦੋਵੇਂ ਹੱਥ ਜੋੜ ਕੇ ਮੈਂ ਨਮਸਕਾਰ ਕਰਦਾ ਹਾਂ। ਸੁੰਦਰ ਦੁੱਤ ਮਦ ਨਾਨ। ਜਿਸ ਹਰ ਗੁਰੂ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਵੇਲੇ ਇਹ ਦੋ ਤਲਵਾਰਾਂ ਮੀਰੀ ਪੀਰੀ ਦੀਆਂ ਪਹਿਨ ਕੇ, ਤਨਕ ਤੇ ਤੀਰ ਹੋਰ ਸੰਜੋਗ ਵਗੈਰਾ ਪਹਿਨ ਕੇ, ਇਹ ਸ਼ਸਤਰਾਂ ਵਸਤਰਾਂ ਨਾਲ ਸਜੇ ਵਜੇ ਤਿਆਰ ਪਰ ਤਿਆਰ ਹੈ। ਉਹਨਾਂ ਦੀ ਕਹਿੰਦੇ ਜਿਹੜੀ ਸੁੰਦਰਤਾਈ ਦੀ ਦੁਰਕੀ ਸੁਹੱਪਣਤਾਈ ਹੈ, ਉਹਦੇ ਅੱਗੇ ਜਿਹੜੀ ਦੁਨੀਆਂ ਦੀ ਸੁੰਦਰਤਾਈ ਦੀ ਦੁੱਤ ਹੈ, ਸੁਹੱਪਣਤਾ ਹੈ, ਉਹਦਾ ਮਦ ਨਹੀਂ ਰਹਿੰਦਾ ਹੈ। ਆਹ ਸਤਿਗੁਰੂ ਦੇ ਤਿਆਰ ਪ੍ਰਤਾਰ ਦੀ ਸੁੰਦਰ ਦੀ ਸੋਭਾ ਦੇ ਸੁਪਣਤਾ ਅੱਗੇ ਜਿਹੜੀ ਇਹ ਦੁਨਿਆਵੀ ਸੁੰਦਰਤਾ ਦੀ ਦੁਰਕੀ ਹੈ, ਸੋਭਾ ਜਾਂ ਸੁਪਣਤਾ ਹੈ ਜਾਂ ਆਭਾ ਹੈ, ਉਹਦਾ ਮਦ ਨਾਨ ਮਦ ਨਹੀਂ ਰਹਿੰਦਾ, ਹੰਕਾਰ ਨਹੀਂ ਰਹਿੰਦਾ ਹੈ। ਉਹ ਦੁਨੀਆਂ ਦੀ ਜਿਹੜੀ ਸੁੰਦਰਤਾਈ ਦੀ ਸੁਪਣਤਾਈ ਹੈ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਐਂ ਸਜੇ ਵਾਏ ਸੁੰਦਰਤਾ ਨੂੰ ਦੇਖ ਕੇ ਉਹ ਸੋਭਾ ਸੁੰਦਰਤਾ ਆਭਾ ਜਿਹੜੀ ਉਹ ਸ਼ਰਮਸ਼ਾਰ ਹੁੰਦੀ ਹੈ, ਨਿਉਣ ਹੁੰਦੀ ਹੈ। ਕਬਿਤ ਅਮਲ ਕਮਲ ਜੈਸੇ ਕੈਸੇ ਕਹੋ ਪਦ ਜੁਗ। ਜੇ ਕੋਈ ਮੈਨੂੰ ਕਹਿ ਦੇਵੇ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਕਵੀ ਤੋਂ ਕਹਿ ਦੇ ਵੀ ਮਹਾਰਾਜ ਦੇ ਚਰਨ ਜਿਹੜੇ ਕਵਲ ਵਰਗੇ ਹੈ, ਕਹਿੰਦੇ ਵੀ ਮੈਂ ਵੀ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਚਰਨ ਹੈ ਉਹਨਾਂ ਨੂੰ ਜਿਵੇਂ ਮੈਲ ਤੋਂ ਰਹਿਤ ਕਮਲ ਹੁੰਦਾ ਹੈ, ਐ ਚਿੱਟਾ ਉੱਜੜ ਕਮਲ ਹੁੰਦਾ ਹੈ, ਸਾਫ਼ ਸੁਥਰਾ ਦੋਵੇਂ ਚਰਨਾਂ ਨੂੰ ਭਲਾ ਮੈਂ ਗੁਰੂ ਹਰਗੋਬਿੰਦ ਸਾਹਿਬ ਦੇ ਨੂੰ ਕਮਲਾਂ ਵਰਗੇ ਕਿਵੇਂ ਮੈਂ ਕਵੀ ਆਖ ਦੇਵਾਂ। ਰਜਨੀ ਮੈਂ ਅਨਗਤ ਹੋਤ ਜਿਨ ਬਾਨ ਹੈ। ਕਿਉਂਕਿ ਜਿਹੜੇ ਵੇ ਕਵਲ ਹੈ ਉਹਨਾਂ ਨੂੰ ਕਹਿੰਦੇ ਰਾਤ ਦੇ ਸਮੇਂ ਹੋਰ ਤਰ੍ਹਾਂ ਦੀ ਹਾਲਤ ਵਿੱਚ ਹੋ ਜਾਣ ਦੀ, ਹੋਰ ਤਰ੍ਹਾਂ ਦੀ ਦਸ਼ਾ ਵਿੱਚ ਹੋਣ ਦੀ ਆਦਤ ਹੈ। ਵੀ ਜਿਹੜੇ ਕਵਲ ਹੈ ਦਿਨੇ ਤਾਂ ਚੰਗੇ ਖਿੜੇ ਹੁੰਦੇ, ਮਹਿਕਾਂ ਮਾਰਦੇ ਹੈ, ਜਦੋਂ ਸੂਰਜ ਛਿਪ ਜਾਂਦਾ ਰਾਤ ਹੋ ਜਾਂਦੀ ਹੈ, ਫਿਰ ਕਵਲ ਨਹੀਂ ਖਿੜਿਆ ਰਹਿੰਦਾ, ਫਿਰ ਨਹੀਂ ਮਹਿਕਾਂ ਮਾਰਦਾ ਹੈ। ਇਸ ਕਰਕੇ ਉਹਦੇ ਵਿੱਚ ਕਹਿੰਦੇ ਇੱਕ ਚਿਆਈ ਪੁਣ ਹੈ, ਇਹ ਘਾਟ ਹੈ, ਨਿਉਣਤਾ ਹੈ। ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜਿਹੜੇ ਚਰਨ ਆ ਉਹ ਤਾਂ ਦਿਨੇ ਵੀ ਖੁਸ਼ੀ ਖੇੜੇ ਵਾਲੇ ਆ, ਭਾਵ ਭਗਤੀਆਂ ਦੀ ਮਹਿੰਗਾ ਖਿਲਾਰਨ ਵਾਲੇ ਆ ਦਿਨ ਦੇ ਸਮੇਂ ਵੀ। ਅਤੇ ਗੁਰੂ ਹਰਗੋਬਿੰਦ ਸਾਹਿਬ ਦੇ ਜਿਹੜੇ ਚਰਨ ਹੈ ਰਾਤ ਦੇ ਸਮੇਂ ਵੀ ਉਹਨਾਂ ਦਾ ਕੋਈ ਧਿਆਨ ਧਰੇ, ਉਸ ਵੇਲੇ ਵੀ ਖੁਸ਼ੀ ਖੇੜੀਆਂ ਬਖਸ਼ਣ ਵਾਲੇ ਹੈ, ਭਾਵ ਭਗਤੀ ਦੀ ਮਹਿਕਾਂ ਵੰਡਣ ਵਾਲੇ ਹਨ। ਇਸ ਕਰਕੇ ਕਵਲ ਦੇ ਵਿੱਚ ਇਹ ਨਿਉਣਤਾ ਹੀ ਹੈ ਵੀ ਦਿਨੇ ਤਾਂ ਖਿੜਦਾ ਹੈ, ਮਹਿਕਾਂ ਵੰਡਦਾ, ਰਾਤ ਨੂੰ ਉਹ ਬੰਦ ਹੋ ਜਾਂਦਾ, ਮੁਰਝਾ ਜਾਂਦਾ ਹੈ, ਰਾਤ ਨੂੰ ਨਹੀਂ ਖਿੜਦਾ, ਰਾਤ ਨੂੰ ਨਹੀਂ ਉਹ ਮਹਿਕਾਂ ਮਾਰਦਾ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਵਿੱਚ ਕਹਿੰਦੇ ਖੂਬੀ ਹੈ, ਉਹ ਦਿਨੇ ਵੀ ਖੁਸ਼ੀ ਖੇੜੇ ਵਾਲੇ ਹੈ, ਜਿੰਨੇ ਵੀ ਭਉ ਭਗਤੀਆਂ ਮਹਿਕਾਂ ਬਣਦੇ ਆ, ਅਤੇ ਰਾਤ ਨੂੰ ਵੀ ਕੋਈ ਧਿਆਨ ਤਰੇ ਉਹਨਾਂ ਚਰਨਾਂ ਦਾ, ਉਸ ਵੇਲੇ ਵੀ ਉਹ ਬਖਸ਼ਿਸ਼ਾਂ ਕਰਦੇ ਹੈ। ਇਸ ਕਰਕੇ ਵੀ ਕਵਲਾਂ ਵਰਗੇ ਜਿਹੜੇ ਚਰਨ ਹੈ ਗੁਰੂ ਹਰਗੋਬਿੰਦ ਸਾਹਿਬ ਜੀ ਦੇ, ਮੈਂ ਕਿਸ ਤਰ੍ਹਾਂ ਕਹਿ ਦਿੰਦਾ, ਕਵਲ ਦੇ ਵਿੱਚ ਨਿਊਨਤਾਈ ਹੈ, ਕਚਿਆਈ ਹੈ, ਉਹ ਦਿਨੇ ਖਿੜਦਾ ਰਾਤ ਨੂੰ ਬੰਦ ਹੋ ਜਾਂਦਾ ਹੈ। ਜਾਣੀਏ ਸੰਤਾਨ ਕੇ ਸਮਾਨ ਬਣੈ ਅਨ ਬਨ। ਭਲਾ ਵੀ ਜੇ ਵਿਦਵਾਨਾਂ ਦੇ ਕਹਿਣ ਮੁਤਾਬਕ ਕੋਈ ਗੁਰੂ ਗੋਬਿੰਦ ਹਰਗੋਬਿੰਦ ਸਾਹਿਬ ਦੇ ਜਿਹੜੇ ਚਰਨ ਹੈ ਉਹ ਵੀ ਕਲ ਵਿਰਸ਼ ਵਰਗੇ ਜਾਣ ਲਈਏ, ਸਮਝ ਲਈਏ ਵੀ ਚਲੋ ਕਵਲ ਵਰਗੇ ਨਹੀਂ ਹੈ, ਕਲ ਵਿਰਸ਼ੇ ਅਤੇ ਵਰਗੇ ਤਾਂ ਮਹਾਰਾਜ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਕਹਿਣੇ ਹੀ ਬਣਦੇ ਹੈ। ਇਹਦੇ ਵੀ ਇਸ ਤਰ੍ਹਾਂ ਜੇ ਭਲਾ ਗੁਰੂ ਹਰਗੋਬਿੰਦ ਸਾਹਿਬ ਦੇ ਚਰਨਾਂ ਨੂੰ ਕਲ ਵਿਰਸ਼ ਦੇ ਸਮਾਨ ਕਹਿੰਦੇ ਜਾਣ ਲਈਏ, ਇਹ ਵੀ ਗੱਲ ਕਹਿੰਦੇ ਅਣਬਣ ਜੀ ਹੈ, ਬਣਦੀ ਨਹੀਂ ਹੈ, ਮਹਾਰਾਜ ਦੇ ਚਰਨ ਕਲ ਵਿਰਸ਼ ਵਰਗੇ ਨਹੀਂ ਹਨ। ਦਾਨੀ ਮਨ ਕਾਮਨਾ ਨਾ ਦਾਨੀ ਮੋਖ ਗਿਆਨ ਹੈ। ਕਿਉਂਕਿ ਜਿਹੜਾ ਕਲ ਵਿਰਸ਼ ਹੈ ਉਹ ਜਿਵੇਂ ਮਨ ਦੀ ਜਿਹੜੀ ਕਾਮਨਾ ਹੈ ਉਹਦਾ ਤਾਂ ਦਾਨੀ ਹੈ, ਜਿਵੇਂ ਮਨ ਦੁਨੀਆਂ ਦੇ ਪਦਾਰਥ ਚਾਹੁੰਦਾ ਹੈ, ਇਸ ਕਰਕੇ ਮਨ ਦੀਆਂ ਕਾਮਨਾ ਤਾਂ ਪੂਰੀਆਂ ਕਰਨ ਵਾਲੇ ਹੈ ਕਲ ਵਿਰਸ਼ ਵਾਂਗੂ, ਪਰ ਜਿਹੜੇ ਮਹਾਰਾਜ ਦੇ ਚਰਨ ਹੈ ਇਹ ਕਹਿੰਦੇ ਇੱਕ ਤਾਂ ਬ੍ਰਹਮ ਗਿਆਨ ਦਾ ਦਾਨ ਦਿੰਦੇ ਹੈ, ਜਿਹੜਾ ਉਹ ਮਹਾਰਾਜ ਦੇ ਚਰਨਾਂ ਦਾ ਕੋਈ ਧਿਆਨ ਧਰਦਾ ਹੈ ਨਾ ਉਹਨੂੰ ਇੱਕ ਤਾਂ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਦੇ ਹੈ, ਦੂਜਾ ਹੈ ਮੋਖ ਮੁਕਤੀ 84 ਚੱਕਰ ਤੋਂ ਛੁਟਕਾਰਾ ਬਖਸ਼ਦੇ, ਆਜ਼ਾਦੀ ਬਖਸ਼ਦੇ ਹੈ। ਉਹ ਜਿਹੜਾ ਕਲ ਵਿਰਸ਼ ਹੈ ਉਹ ਮਨ ਦੀਆਂ ਕਾਮਨਾ ਤਾਂ ਬੜੀਆਂ ਮੋਟੀਆਂ ਦੁਨਿਆਵੀ ਪਦਾਰਥਾਂ ਤਾਂ ਪੂਰੀਆਂ ਕਰਦਾ ਹੈ, ਜੇ ਉਹ ਰੁਕੋ ਵੀ ਤੂੰ ਬ੍ਰਹਮ ਗਿਆਨ ਦੇ ਦੇ ਕਲ ਵਿਰਸ਼ ਉਹ ਤਾਂ ਨਹੀਂ ਦਿੰਦਾ ਹੈ। ਜੇ ਕਲ ਵਿਰਸ਼ ਨੂੰ ਕਹੀਏ ਵੀ ਤੂੰ ਮੈਨੂੰ 84 ਦੇ ਚੱਕਰ ਵਿੱਚੋਂ ਬਾਹਰ ਕੱਢ ਦੇ, ਮੈਨੂੰ ਗੁਰੂ ਨਾਨਕ ਦੇ ਚਰਨਾਂ ਵਿੱਚ ਲੀਨ ਕਰ ਦੇ, ਆਵਾਗੌਣ ਤੋਂ ਰਹਿਤ ਕਰ ਦੇ, ਕਲ ਵਿਰਸ਼ ਇਹ ਨਹੀਂ ਮਨ ਦੀ ਕਾਮਨਾ ਪੂਰੀ ਕਰਦਾ, ਹੋਰ ਕਲਪਨਾ ਜ਼ਰੂਰ ਦੁਨਿਆਵੀ ਪੂਰੀਆਂ ਕਰਦਾ। ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਕਲ ਵਿਰਸ਼ੋਂ ਕਿਤੇ ਮਹਾਨ ਹੈ ਵੀ ਉਹਨਾਂ ਚਰਨਾਂ ਵਿੱਚ ਬੈਠ ਕੇ ਕੋਈ ਮੁਕਤੀ ਮੰਗੇ ਉਹ ਮੁਕਤੀ ਦਿੰਦੇ ਹੈ, ਉਹਨਾਂ ਚਰਨਾਂ ਵਿੱਚ ਮੱਥਾ ਟੇਕ ਮੰਗ ਕਰੇ ਮਹਾਰਾਜ ਮੈਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰੋ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਉਸਨੂੰ ਬ੍ਰਹਮ ਗਿਆਨ ਦੀ ਬਖਸ਼ਿਸ਼ ਕਰਨ ਵਾਲੇ ਹੈ। ਇਸ ਕਰਕੇ ਕਲ ਵਿਰਸ਼ ਤੋਂ ਮਹਾਨ ਹੈ, ਕਲ ਵਿਰਸ਼ ਵਰਗੇ ਕਹਿਣੇ ਬਣਦੇ ਨਹੀਂ ਹਨ। ਚਿੰਤਾ ਮਨ ਜੈਸੇ ਨਾਖ ਭਾਖੇ ਨਾ ਪਰਤ ਮੈਂ ਵੀ ਸਰੋਤਾ ਜਨਾ, ਜੇ ਭਲਾ ਤੁਸੀਂ ਕਿਸੇ ਵਿਦਵਾਨ ਤੋਂ ਸੁਣ ਕੇ ਕਹੋ ਵੀ ਚਲੋ ਜੇ ਕਵਲ ਵਰਗੇ ਨਹੀਂ ਹੈ ਮਹਾਰਾਜ ਦੇ ਚਰਨ, ਕਲ ਵਿਰਸ਼ ਵਰਗੇ ਨਹੀਂ ਹੈ, ਤੇ ਚਿੰਤਾਮਣੀ ਤਾਂ ਵਰਗੇ ਤਾਂ ਹੋਣਗੇ ਹੀ ਨਾ, ਜਿਹੜੀਆਂ ਮਨ ਦੀਆਂ ਚਿਤਵਨੀਆਂ ਪੂਰੀ ਕਰਦੀ ਹੈ ਚਿੰਤਾਮਣੀ। ਇਸ ਤਰ੍ਹਾਂ ਦੇ ਤੂੰ ਕਹਿ ਦੇ ਵੀ ਮਹਾਰਾਜ ਦੇ ਚਰਨ ਕਮਲ ਚਿੰਤਾਮਣੀਆਂ ਵਰਗੀ ਹੈ। ਕਵੀ ਕਹਿੰਦਾ ਚਿੰਤਾਮਣ ਜੈਸੇ ਨਾਖ, ਵੀ ਚਿੰਤਾਮਣੀ ਵਰਗੇ ਜਿਹੜੇ ਨਹੁੰ ਹੈ ਮਹਾਰਾਜ ਦੇ ਚਰਨਾਂ ਦੇ, ਉਹ ਵੀ ਮੁਕਤੋਂ ਮੇਰੇ ਤੋਂ ਕਹਿੰਦੇ ਭਾਖੇ ਨਾ ਪਰਤ, ਭਾਖੇ ਕੀ ਆਖੇ ਨਹੀਂ ਪਰਤ ਕੀਏ ਜਾਂਦੇ, ਮੇਰੇ ਮੂੰਹ ਤੋਂ ਮਹਾਰਾਜ ਦੇ ਚਰਨ ਚਿੰਤਾਮਣੀ ਵਰਗੇ ਵੀ ਆਖੇ ਨਹੀਂ ਜਾ ਸਕਦੇ ਹਨ। ਮੋਹ ਨਾ ਮਿਟਾਵੇ ਦੁੱਖ ਜਾਣਤ ਜਹਾਨ ਹੈ। ਠੀਕ ਹੈ, ਜਿਹੜੀ ਚਿੰਤਾਮਣੀ ਹੈ ਜਿਹਦੇ ਕੋਲ ਹੋਵੇ ਉਹਦੀਆਂ ਮਨ ਦੀਆਂ ਚਿਤਵਨੀਆਂ ਪੂਰੀਆਂ ਕਰਦੀ ਹੈ, ਜਿਵੇਂ ਕੋਈ ਜ਼ਿਮੀਂਦਾਰ ਹਲ ਹੁਲ ਜਿਹਾ ਵਾਹ ਕੇ ਇੱਕ ਜੰਗਲ ਦੇ ਵਿੱਚ ਨੇੜੇ ਕਿੱਕਰ ਦਾ ਦਰਖਤ ਜਿਹਾ ਸੀ, ਕੋਈ ਬਹੁਤੀ ਉਹਦੀ ਸੰਘਣੀ ਸ਼ਾਨ ਸੀ, ਡੱਬ ਖੜੂਬੀ ਜੀ ਸ਼ਾਨ ਸੀ, ਅਤੇ ਉਹ ਹੰਬਿਆ ਹਾਰਿਆ ਉਹ ਡੱਬ ਖੜੂਬੀ ਕਿੱਕਰ ਦੀ ਸ਼ਾਨ ਹੇਠ ਆ ਬੈਠਾ, ਦਮ ਜਿਹਾ ਲੈਣ ਲੱਗਿਆ, ਇਸ ਤਰ੍ਹਾਂ ਹੱਥ ਜਿਹਾ ਮਾਰਿਆ, ਉਹ ਚਿੰਤਾਮਣੀ ਉਹਦੇ ਹੱਥ ਵਿੱਚ ਆ ਗਈ। ਇਸ ਤਰ੍ਹਾਂ ਉਹਨੂੰ ਫੜ ਫੁੜ ਕੇ ਜੇ ਅਤੇ ਫਿਰ ਮੰਦੇ ਵਿੱਚ ਸਹਿਜੇ ਖਿਆਲ ਜਿਹਾ ਕਰਨ ਲੱਗਿਆ ਬੈਠਾ ਬੈਠਾ। ਕਹਿੰਦਾ ਵੀ ਜੇ ਕਿਤੇ ਇੱਥੇ ਬਾਗ ਬਗੀਚਾ ਸੋਹਣਾ ਹੋਵੇ ਨਾ ਫਿਰ ਬੜਾ ਬੈਠਣ ਦਾ ਆਨੰਦ ਆਊ। ਐਵੇਂ ਕੱਕਰ ਦਾ ਦਰਖਤ ਹੈ, ਡਬਕੜ ਬੀਜ ਛਾਂ ਹੈ, ਵਧੀਆ ਨਹੀਂ ਹੈ। ਬਾਗ ਬਗੀਚਾ ਹੁੰਦਾ ਨਾ ਫਿਰ ਹੈ। ਹੁਣ ਚਿੰਤਾਮਣੀ ਹੱਥ ਵਿੱਚ ਹੈ, ਝਾਟੀ ਮਨ ਦੀ ਚਿਤਵਨੀ ਹੋ ਗਈ, ਉੱਥੇ ਬਾਗ ਬਗੀਚਾ ਲੱਗ ਪਿਆ, ਦੇਖ ਕੇ ਖੁਸ਼ ਹੋ ਗਿਆ, ਜਾ ਬੈਠਾ ਉਹਦੇ। ਫਿਰ ਕਹਿੰਦਾ ਵੀ ਚਲੋ ਬਾਗ ਬਗੀਚਾ ਤਾਂ ਵਧੀਆ ਹੈ, ਪਰ ਇਹਦੇ ਵਿੱਚ ਤਲਾਈ ਤਲੂਈ ਜੀ ਹੋਵੇ ਨਾ, ਨਹਾਉਣ ਨਹਾਉਣ ਨਾਲ ਠੰਡਾ ਪਾਣੀ ਹੋਵੇ, ਸਾਫ ਸੁਥਰਾ ਵਧੀਆ, ਫਿਰ ਗੱਲ ਹੈ। ਅਤੇ ਉਹ ਤਲਾਅ ਲੱਗ ਗਿਆ ਬੜਾ ਸੋਹਣਾ। ਇਸ ਤਰ੍ਹਾਂ ਜਾਣੀ ਮਨ ਦੇ ਵਿੱਚ ਚਿਤਮਣੀ ਕਰ ਰਿਹਾ, ਹੱਥ ਵਿੱਚ ਚਿੰਤਾਮਣੀ ਆਈ ਹੈ, ਅਤੇ ਉਵੇਂ ਸਾਰਾ ਫਟਾਫਟ ਹੋਈ ਜਾਂਦਾ, ਬੜਾ ਖੁਸ਼ ਹੈ। ਕਹਿੰਦਾ ਵੀ ਅੱਜ ਤਾਂ ਰੱਬ ਬੜਾ ਤੁੱਠਾ ਹੈ, ਜਿਵੇਂ ਮਨ ਪੂਰਨ ਕਰਨਾ ਉਵੇਂ ਹੀ ਹੋ ਜਾਂਦਾ ਫਟਾਫਟ। ਫਿਰ ਉਸ ਵੇਲੇ ਬੈਠਾ ਬੈਠਾ ਕਹਿੰਦਾ ਵੀ ਜੇ ਇਹ ਬਾਗ ਦੇ ਵਿੱਚ ਕਿਤੇ ਸੋਹਣਾ ਮਹੱਲ ਮੁੱਲ ਬਣਿਆ ਹੋਵੇ ਨਾ, ਐਂ ਚੰਗੀ ਅਟਾਰੀ ਟੂਰੀ ਬਣੀ ਹੋਏ, ਫਿਰ ਉਹਦੇ ਵਿੱਚ ਪਣਕ ਪੁਣਕ ਟੱਠੇ ਹੋਣ, ਫਿਰ ਉਹਦੇ 'ਤੇ ਪਈਏ, ਫਿਰ ਹੈ ਆਨੰਦ। ਹੁਣ ਮਹਿਲ ਮਾਡਲਾਂ ਅਟਾਰੀ ਵੀ ਬਣ ਗਈ, ਬਹੁਤ ਖੁਸ਼ ਹੈ। ਇਹਨੇ ਨੂੰ ਇੱਕ ਜਿਹੜਾ ਕਾਂ ਹੈ ਉਹ ਅਟਾਰੀ ਜਾ ਮਾਰਦਾ ਮਾਰਦਾ ਜਿੱਥੇ ਉਹ ਸਰੋਵਰ ਹੈ ਨਾ, ਉੱਥੇ ਕਿਨਾਰੇ 'ਤੇ ਆ ਬੈਠਾ। ਅਤੇ ਜ਼ਿਮੀਂਦਾਰ ਬੈਠਾ ਬੈਠਾ ਕਹਿੰਦਾ ਏ ਉੱਡ ਜਾ, ਇੱਥੇ ਗੰਦਗੀ ਖਿਲਾ ਰਹੇਗਾ, ਗੰਦਗੀ ਝੁੰਝਣ ਵਾਲਾ ਹੈ, ਪਾਣੀ ਗੰਦਾ ਕਰੇਗਾ, ਉੱਡ ਜਾ। ਅਤੇ ਕਾਂ ਦਾ ਸੁਭਾਅ ਹੈ ਵੀ ਜੇ ਤੁਸੀਂ ਉਹਨੂੰ ਉਡਾਉਣ ਦੀ ਕੋਸ਼ਿਸ਼ ਕਰੋ ਨਾ, ਇਹ ਨਹੀਂ ਉੱਡਦਾ ਹੁੰਦਾ, ਇਹੋ ਜਿਹੇ ਕਰੀ ਜਾਂਦਾ, ਕਿਤੇ ਇੱਧਰ ਨੂੰ ਮੁੱਕਦੇ ਉੱਧਰ ਨੂੰ ਕਰੀ ਜਾਂਦਾ ਹੁੰਦਾ। ਅਖੀਰ ਉਹ ਜੱਟ ਅੱਕਿਆ ਹੋਇਆ ਸੀ, ਉਹ ਜਿਹੜੀ ਹੱਥ ਵਿੱਚ ਚਿੰਤਾ ਬਣੀ ਸੀ ਨਾ, ਉਹ ਫੜ ਕੇ ਚਲਾਈ ਉਹਦੇ ਵੱਲ ਨੂੰ ਵੀ ਤੂੰ ਉੱਡਦਾ ਕਿ ਨਹੀਂ ਜਾਂਦਾ ਕਿ ਨਹੀਂ। ਬਸ ਹੱਥ ਵਿੱਚੋਂ ਜਿਹੜੀ ਚਿੰਤਾ ਬਣੀ ਜਦੋਂ ਚਲਾ ਕੇ ਬਣਾਈ, ਸਭ ਕੁਛ ਖਤਮ, ਉਹੀ ਡਬਖੜੇ ਕਿੱਕਰ ਦੀ ਛਾਂ ਹੇਠ ਬੈਠਾ, ਹੱਦ ਹੋ ਗਈ, ਆਹ ਕੀ ਸੀ। ਫਿਰ ਕਿਸੇ ਤੋਂ ਪੁੱਛਿਆ ਦੱਸਿਆ ਵੀ ਇਹ ਕੀ ਹੋ, ਕਹਿੰਦੇ ਵੀ ਤੇਰੇ ਹੱਥ ਵਿੱਚ ਕਿਤੇ ਚਿੰਤਾਮਣੀ ਆ ਗਈ ਹੋਣੀ ਹੈ ਤਾਂ ਇਹ ਸਭ ਕੁਛ ਹੋ ਗਿਆ ਹੋਣਾ। ਕਹਿੰਦਾ ਹਾਂ ਬਈ, ਹੱਥ ਜੇ ਮਾਰਦੇ ਮਾਰਦੇ ਇੱਕ ਬੜੀ ਚਮਕਦੀ ਦਬਕਦੀ ਜੀ ਪੱਥਰੀ ਜੀ ਸੀ, ਉਹ ਹੱਥ ਵਿੱਚ ਆ ਗਈ ਸੀ, ਉਹਦੇ ਬੈਠਿਆਂ ਫਿਰ ਮੇਰੇ ਮਨ ਵਿੱਚ ਇਉਂ ਆ ਗਿਆ ਵੀ ਜੇ ਇੱਥੇ ਬਾਗ ਬਗੀਚਾ ਸੋਹਣਾ ਹੋਵੇ ਫਿਰ ਗੱਲ ਹੈ। ਕਹਿੰਦੇ ਉਦੋਂ ਹੀ ਬਾਗ ਬਗੀਚਾ ਲੱਗ ਗਿਆ, ਫਿਰ ਖਿਆਲ ਆਇਆ ਵੀ ਇੱਥੇ ਤਲਾਈ ਤਲਾਅ ਹੋਵੇ, ਉਹ ਵੀ ਫਟਾਫਟ ਹੋ ਗਿਆ। ਫਿਰ ਮੈਂ ਖਿਆਲ ਕੀਤਾ, ਚਿਤਵਨੀ ਕੀਤੀ ਵੀ ਜੇ ਕਿਤੇ ਮਹਿਲ ਮਹੱਲ ਅਟਾਰੀ ਹੋਵੇ ਫਿਰ ਬਲ ਹੈ, ਉਹ ਵੀ ਬਣ ਗਈ। ਕਹਿੰਦੇ ਫਿਰ ਕਾਂ ਉੱਥੇ ਆ ਗਿਆ ਤਲਾਅ, ਅਤੇ ਮੈਂ ਉਹਨੂੰ ਕਿਹਾ ਵੀ ਇਹ ਪਾਣੀ ਨਾ ਗੰਦਾ ਕਰ ਦੀ, ਉੱਡ ਜਾਏ ਤਾਂ ਪਿੱਠਾਂ ਕਰਕੇ ਗੰਦ ਖਲਾਰੇਗਾ ਤੂੰ, ਗੰਦਗੀ ਖਾ ਕੇ ਆਇਆ। ਕਹਿੰਦਾ ਮੈਂ ਉਹਨੂੰ ਥੋੜ੍ਹਾ ਜਿਹਾ ਹੱਥ ਸਜਾ ਮਾਰਿਆ, ਉਹ ਉੱਡਿਆ ਨਾ, ਮੇਰੇ ਹੱਥ ਵਿੱਚ ਜਿਹੜੀ ਉਹ ਚੀਜ਼ ਸੀ ਮੈਂ ਚਲਾ ਮਾਰੀ, ਅਤੇ ਬਸ। ਕਹਿੰਦੇ ਬਸ ਫਿਰ ਚਿੰਤਾ ਮਣੀ ਹੋਣੀ ਹੈ ਜਿਹੜੀਆਂ ਮਨ ਦੀਆਂ ਚਿਤਵਨੀਆਂ ਪੂਰੀ ਕਰਦੀ, ਜੇ ਉਹ ਨਾ ਸਿੱਟਦਾ ਫਿਰ ਸਭ ਕੁਝ ਘਰੇ ਵੀ ਆ ਕੇ ਹੋਈ ਜਾਣਾ ਸੀ। ਇਸ ਕਰਕੇ ਕਵੀ ਕਹਿੰਦਾ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਨੂੰ ਮੈਂ ਜੇ ਚਿੰਤਾਮਣੀ ਵਰਗੇ ਆਖ ਦੇਵਾਂ, ਇਹ ਵੀ ਕਹਿਣੇ ਬਣਦੇ ਨਹੀਂ ਹਨ, ਉਹਦੇ ਵਿੱਚ ਕੀ ਨਿਉਣਤਾ ਚਿੰਤਾਮਣੀ ਵਿੱਚ, ਕਹਿੰਦੇ ਮੋਹ ਨਾ ਮਿਟਾਵੈ ਦੁੱਖ, ਜਾਣਤ ਸੰਸਾਰ ਹੈ, ਸਾਰਾ ਸੰਸਾਰ ਇਸ ਗੱਲ ਨੂੰ ਜਾਣਦਾ ਹੈ ਵੀ ਜਿਹੜਾ ਪੁੱਤਰਾਂ ਧੀਆਂ ਦਾ ਮੋਹ ਹੈ, ਪਦਾਰਥਾਂ ਦਾ ਮੋਹ, ਉਹਦਾ ਦੁੱਖ ਹੈ ਨਾ, ਉਹਨੂੰ ਚਿੰਤਾਮਣੀ ਨਹੀਂ ਮਿਟਾਉਂਦੀ। ਇਹ ਤਾਂ ਬਾਕੀ ਦੁੱਖ ਤਾਂ ਤਰ੍ਹਾਂ ਤਰ੍ਹਾਂ ਦੇ ਹੈਗੇ ਹੀ ਹੈ, ਪਰ ਜਿਹੜਾ ਮੋਹ ਕਰਕੇ ਮਨੁੱਖ ਨੂੰ ਦੁੱਖ ਹੁੰਦਾ ਨਾ, ਇਹ ਸਭ ਤੋਂ ਵੱਡਾ ਦੁੱਖ ਹੈ। ਇਹ ਤਾਂ ਜਨਮਾਂ ਜਨਮਾਂ ਤੱਕ ਮੋਹ ਦੁੱਖ ਦਿੰਦਾ ਹੈ। ਮੋਹੇ ਲਾਗਾ ਜੰਪੁਰ ਜਾਏ, ਮੋਹ ਵਿੱਚ ਲੱਗਾ ਫਸਿਆ ਮਨੁੱਖ ਜੰਪੁਰੀ ਨੂੰ ਵੀ ਜਾਂਦਾ ਹੈ, ਜੰਪੁਰਾਂ ਦੇ ਜਮਾਂ ਦੇ ਡੰਡੇ ਵੀ ਸਹਾਰਦਾ, ਨਰਕਾਂ ਵਿੱਚ ਵੀ ਬਣਦਾ ਹੈ, ਗੰਦਗੀ ਦਾ ਕੀੜਾ ਵੀ ਬਣਦਾ, ਮੋਹ ਵਿੱਚ ਫਸ ਕੇ ਕੁੱਤਾ ਵੀ ਬਣਦਾ, ਮੋਹ ਵਿੱਚ ਆ ਕੇ ਬਲਦ ਵੀ ਬਣਦਾ। ਜਿਵੇਂ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਸਾਖੀ ਆਉਂਦੀ ਹੈ, ਉਹ ਨੇੜੇ ਬੈਠੇ ਇੱਕ ਬਜ਼ੁਰਗ ਆਪਣੇ ਪਰਿਵਾਰ ਨੂੰ ਗੋਲਾਂ ਗੋਲਾਂ ਜਿਹਾ ਕੱਢੀ ਜਾਂਦਾ ਹੈ। ਮਹਾਰਾਜ ਕਹਿੰਦੇ ਉਹ ਅੰਮ੍ਰਿਤ ਵੇਲਾ ਹੈ, ਤੂੰ ਰੱਬ ਰੱਬ ਕਰ ਲੈ, ਵਾਹਿਗੁਰੂ ਵਾਹਿਗੁਰੂ ਕਰ ਲੈ, ਕਿਉਂ ਐਵੇਂ ਰੌਲਾ ਪਾਉਣਾ? ਕਹਿੰਦਾ ਜੀ ਇਹ ਲੰਮੀਆਂ ਤਣ ਕੇ ਸੁੱਤੇ ਪਏ ਹੈ, ਜੇ ਮੈਂ ਆਵਾਜ਼ਾਂ ਨਾ ਮਾਰੀਆਂ ਨਾ ਉਠਾਈਆਂ ਇਹਨਾਂ ਨੇ ਤਾਂ ਧੱਕਾ ਨਹੀਂ ਤੋੜਨਾ ਪੈ ਰਹਿਣਗੇ, ਮੈਂ ਇਸ ਲਈ ਉਠਾਉਣਾ ਵੀ ਬੜਾ ਮੋਟਾ ਡੱਕਾ ਤੋੜ ਲਓ, ਰੋਟੀ ਖਾਣ ਜੋਗਾ ਕੰਮ ਕਰ ਲਓ, ਅਤੇ ਨਹੀਂ ਤਾਂ ਭੁੱਖੇ ਧਿਆਏ ਮਰ ਜਾਣਗੇ ਜੇ ਇਹਨਾਂ ਨੇ ਅਸੀਂ ਪੈ ਰਹੇ। ਮਹਾਰਾਜ ਕਹਿੰਦੇ ਵੀ ਉਹ ਪਰਮੇਸ਼ਰ ਸਭ ਕੁਝ ਦੇਣ ਦੇਣ ਵਾਲਾ ਹੈਗਾ, ਤੂੰ ਰੱਬ ਰੱਬ ਕਰ, ਅੰਮ੍ਰਿਤ ਵੇਲਾ ਹੈ, ਪਰ ਮੋਹ ਵਿੱਚ ਫਸਿਆ ਨਹੀਂ ਮੰਨਿਆ। ਮਹਾਰਾਜ ਕਹਿੰਦੇ ਵੀ ਜੇ ਬਚਨ ਛੱਡਦੇ ਬਚਨ ਆ ਮੋਹ ਛੱਡ ਦੇਣਾ ਇਧਰਲਾ, ਤੇਰੇ ਹੁਣੇ ਕਲਿਆਣ ਕਰਾ ਦਿੰਦੇ। ਕਹਿੰਦਾ ਜੀ ਇਹ ਨਹੀਂ, ਮੋਹ ਨਹੀਂ ਛੱਡਣਾ, ਮੈਂ ਨਹੀਂ ਕਲਿਆਣ ਕਰਾਉਣੀ। ਮਹਾਰਾਜ ਕਹਿੰਦੇ ਚੰਗਾ ਵੀ ਤੇਰੀ ਮਰਜ਼ੀ, ਤੇਰੇ ਨਾਲ ਬਚਨ ਰਿਹਾ, ਜਦੋਂ ਮੋਹ ਛੱਡੇਗਾ ਉਦੋਂ ਤੇਰੀ ਕਲਿਆਣ ਕਰੇਗਾ, ਪਰ ਦੇਖ ਲਾ ਮੋਹ ਨਹੀਂ ਛੱਡਦਾ, ਦੁਖੀ ਬਹੁਤ ਹੋਵੇਗਾ। ਕਹਿੰਦਾ ਜੇ ਹੋਈ ਜਾਊ ਪਰ ਮੈਂ ਨਹੀਂ, ਮੈਂ ਪਰਿਵਾਰ ਦੇ ਮੋਹ ਵਿੱਚ ਹੀ ਉਹ ਗਾਲਾਂ ਗੁਲਾਂ ਜਿਹੀਆਂ ਕੱਢਦਾ ਕੁੜਦਾ ਅਖੀਰੀ ਮਰ ਗਿਆ। ਅਤੇ ਸਰਤ ਮਰਨ ਵੇਲੇ ਕਿਤੇ ਬੁੱਢੇ ਬੈਲ ਵੀ ਨਹੀਂ ਚਲੀ ਗਈ, ਕਹਿੰਦੇ ਵੀ ਇਹ ਚੰਗਾ ਵਾਹਵਾ ਵਗਦਾ ਹੁੰਦਾ ਸੀ, ਬੁੱਢਾ ਹੋ ਗਿਆ, ਹੁਣ ਇਹਨੇ ਮਰ ਜਾਣਾ। ਅਤੇ ਵਿਚਾਰਿਆਂ ਨੂੰ, ਮੇਰੇ ਪੁੱਤ ਧੀਆਂ ਨੂੰ 500 ਰੁਪਈਆ ਹੋਰ ਲਾਉਣਾ ਪਊਗਾ, ਘਾਟਾ ਪੈ ਜਾਊਗਾ। ਉਦੋਂ ਨੁਸਰਤ ਹੋ ਗਈ, ਇਹਨਾਂ ਨੂੰ ਸਵਾਸ ਨਿਕਲ ਗਏ, ਭਾਵੇਂ ਘਰੇ ਹੀ ਕਹੂ ਦਾ ਬੱਚਾ ਬਣ ਕੇ ਜੰਮ ਪਿਆ। ਅਤੇ ਉਹ ਪੁੱਤਰਾਂ ਨੇ ਚੰਗੀ ਤਰ੍ਹਾਂ ਬਾਲਿਆ ਪੋਸਿਆ ਕਰਦਾ ਸੀ, ਜਦੋਂ ਵੱਡਾ ਹੋਇਆ ਹੈ ਫਿਰ ਜੋੜ ਲਿਆ ਹੈ, ਬੜਾ ਬਗੇ ਅਤੇ ਗੁਰੂ ਨਾਨਕ ਸਾਹਿਬ ਜੀ ਫਿਰ ਆ ਗਏ। ਭਾਈ ਬਾਲਾ ਜੀ ਨੂੰ ਕਹਿਣ ਲੱਗੇ, ਮਰਦਾਨਾ ਬਈ ਇੱਥੇ ਆਪਣਾ ਸੰਸਾਰੀ ਮਿੱਤਰ ਇੱਕ ਬਜ਼ੁਰਗ ਦੇ ਕੇ ਇੱਥੇ ਹੈਗਾ ਘਰੇ, ਪੁੱਛ ਪੜਤਾਲ ਕੀਤੀ। ਕਹਿੰਦੇ ਮਹਾਰਾਜ ਉਹ ਤਾਂ ਜਦੋਂ ਤੁਸੀਂ ਗਏ ਸੀ ਉਦੋਂ ਬਾਅਦ ਹੀ ਚਾਲੇ ਮਾਰ ਗਿਆ ਸੀ, ਤਾਂ ਮਹਾਰਾਜ ਸੱਚਖੰਡ ਗਮਨ ਕਰ ਗਿਆ। ਮਹਾਰਾਜ ਕਹਿੰਦੇ ਕਿਹੜੇ ਸੱਚਖੰਡ ਤੇ ਕਿਹੜੇ ਖੰਡਾ। ਉਸ ਫਿਰ ਵੇਖਿਆ ਧਿਆਨ ਤਰ ਕੇ ਵੀ ਬਲਦ ਬਣਿਆ ਫਿਰਦਾ ਬੁੱਢਾ, ਕੰਨ ਦੇ ਵਿੱਚ ਮਹਾਰਾਜ ਜੀ ਸੁਰਤ ਜੀ ਜਗਾ ਕੇ ਕਹਿਣ ਲੱਗਿਆ, ਹੁਣ ਤਾਂ ਕਲਿਆਣ ਕਰਾ ਲਾ, ਮੋਹ ਛੱਡ ਦੇ, ਆ ਦੇਖ ਲਾ ਤੜਕੇ ਪੁਰਾਣੀਆਂ ਮਾਰ ਕੇ ਠਾਉਂਦੇ ਆ, ਜੋੜ ਲੈਂਦੇ ਆ, ਬਹੁੰਦੇ ਆ, ਸੁੱਕਾ ਗਿੱਲਾ ਪਾਉਂਦੇ ਆ, ਛੱਡਦੇ ਮੋਹ। ਕਹਿੰਦਾ ਨਹੀਂ ਜੀ ਇਹ ਨਹੀਂ ਮੈਂ ਛੱਡਣਾ, ਇਹ ਮੇਰੇ ਆਪਣੇ, ਮੈਂ ਕਹਿੰਦਾ ਤਕੜਾ ਹੈ, ਉੱਪਰ ਦੇ ਉੱਪਰਲੇ ਪਾਸੇ ਮੈਂ ਜੁੜਦਾ, ਦੂਜਾ ਤਾਂ ਨਾਲ ਦਾ ਕਹਿੰਦਾ ਮਰੇੜਾ ਹੈ ਜਿਹੜਾ ਹੇਠਾਂ ਜੋੜਿਆ ਜਾਂਦਾ, ਮੇਰੀ ਕਲਿਆਣ ਕਰਦੀ, ਮੈਂ ਮਰ ਜਾਊਂ। ਕਹਿੰਦੇ ਇੱਕ ਤਾਂ 500 ਦਾ ਮੈਂ ਜਾਊਂ, 500 ਹੋਰ ਲੱਗੂ, ਘਾਟਾ ਬਹੁਤ ਪੈ ਜਾਊ ਮੇਰਿਆਂ ਨਾਲ, ਅਤੇ ਮੈਂ ਨਹੀਂ ਕਲਿਆਣ ਕਰਾਉਣੀ। ਮਹਾਰਾਜ ਕਹਿੰਦੇ ਵੇਖ ਮੋਹ ਵਿੱਚ ਔਖਾ ਹੈ, ਛੱਡ ਦੇ। ਕਹਿੰਦਾ ਜੀ ਔਖਾ ਰਹਾਂ ਸੌਖਾ ਰਹਾਂ, ਪਰ ਇੱਥੇ ਹੀ ਠੀਕ ਹੈ। ਗੁਰੂ ਮਹਾਰਾਜ ਕਹਿੰਦੇ ਵੀ ਚੰਗਾ ਤੇਰੀ ਮਰਜ਼ੀ, ਫਿਰ ਚਲੇ ਗਏ। ਉਹ ਕੁਝ ਸਮੇਂ ਤੋਂ ਬਾਅਦ ਆਏ, ਫਿਰ ਕਹਿੰਦੇ ਇੱਥੇ ਸੰਸਾਰੀ ਮਿੱਤਰ ਹੈ, ਆਪਾਂ ਉਹਨੂੰ ਮਿਲਣਾ ਹੈ। ਦੇਖਿਆ ਵੀ ਹੁਣ ਤੱਕ ਕੁੱਤਾ ਬਣਿਆ ਫਿਰਦਾ। ਮਹਾਰਾਜ ਦੀ ਸਰਤ ਨੂੰ ਸੁਗਾ ਕੇ ਕਹਿਣ ਲੱਗੇ, ਉਹ ਬਜ਼ੁਰਗਾ ਹੁਣ ਤਾਂ ਛੱਡ ਦੇ ਮੋਹ, ਕੁੱਤਾ ਬਣਿਆ ਭੌਂਕਣਾ ਸਾਰੀ ਦਿਹਾੜੀ ਰਾਤ ਨੂੰ ਵੀ। ਕਹਿਣ ਲੱਗਾ ਜੀ ਨਹੀਂ, ਮੈਂ ਨਹੀਂ ਕਲਿਆਣ ਨਹੀਂ ਕਰਾਉਣੀ ਮੈਂ। ਕਹਿੰਦੇ ਕਿਉਂ? ਕਹਿੰਦੇ ਮੈਂ ਰਾਖੀ ਕਰਦਾ, ਇਹਦਾ ਤਿੰਨੇ ਕੰਮ ਧੰਦਾ ਕਰਕੇ ਹੰਭ ਹਾਰ ਜਾਂਦੇ ਆ, ਲੰਮੀਆਂ ਤਲਕੇ ਘੂਕ ਸੌ ਜਾਂਦੇ ਆ, ਪਿਛਲੇ ਪਾਸੇ ਜਿਹੜਾ ਖੋਲਾ ਪਿਆ ਇੱਧਰ ਕੋਈ ਹੈ ਨਹੀਂ ਹੈ, ਅਤੇ ਮੈਂ ਬਨੇਰੇ 'ਤੇ ਪਿਛਲੇ ਤਰਫ ਖੜ ਕੇ ਸਾਰੀ ਰਾਤ ਭੌਂਕਦਾ ਇਹਨਾਂ ਦੀ ਰਾਖੀ ਕਰਦਾ, ਅਤੇ ਜੇ ਮੈਂ ਮਰ ਗਿਆ ਮੇਰੀ ਕਲਿਆਣ ਹੋ ਗਈ, ਇਹਨਾਂ ਦੀ ਰਾਖੀ ਕੌਣ ਕਰੂ ਰਾਤ ਨੂੰ? ਤਾਂ ਲੁੱਟੇ ਪੁੱਟੇ ਜਾਣਗੇ, ਇੱਥੇ ਪਿੱਛੇ ਕੋਈ ਪਾੜ ਲਾ ਲੂ, ਸਨ ਲਾ ਲੂ, ਸਭ ਕੋਈ ਲੈ ਜੂਗਾ। ਮਹਾਰਾਜ ਕਹਿੰਦੇ ਤੇਰੀ ਮਰਜ਼ੀ, ਨਹੀਂ ਕਲਾਣ ਕਰਾਉਣੀ ਤਾਂ ਫਿਰ ਫਿਰ ਬਣੀ ਭੌਂਕੀ ਚੱਲ। ਫਿਰ ਉਸ ਤੋਂ ਬਾਅਦ ਫਿਰ ਸੱਪ ਬਣ ਗਿਆ। ਘਰ ਦੇ ਵਿੱਚ ਕੋਈ ਬੱਚਾ ਭੰਗੂੜੇ ਵਿੱਚ ਪਾਇਆ, ਮਾਂ ਕਿਤੇ ਆਸੇ ਪਾਸੇ ਗਈ ਸੀ, ਉਹ ਕਿਤੇ ਜਾ ਕੇ ਉੱਚੀ ਉੱਚੀ ਰੋਵੇ, ਇਹਨੂੰ ਹੁਣ ਪਤਾ ਨਹੀਂ ਵੀ ਮੈਂ ਤਾਂ ਸੱਪ ਹੈ, ਮੋਹ ਆਇਆ ਵੀ ਮੈਂ ਆਪਣੇ ਨੂੰ ਬਰਾਵਾਂ ਪੋਤੇ ਦੋਤੇ ਨੂੰ। ਉਹ ਲਟੈਣ ਦੇ ਰਾਹੀਂ ਅੱਗੇ ਚੱਲਦਾ ਹੋਇਆ, ਸਤੀਰ ਦੇ ਰਾਹੀਂ ਜਿਹੜਾ ਲੱਸਰ ਜਾ ਬੰਨਿਆ ਸੀ ਹੇਠਾਂ ਨੂੰ, ਉਹਦੇ ਨਾਲ ਪੰਘੂੜਾ ਸੀ, ਉਹਦੇ ਨਾਲ ਆਇਆ ਰੱਸੇ ਰਾਹੀਂ। ਇਹਨਾਂ ਨੂੰ ਘਰ ਦੇ ਕੋਈ ਜੀਆ ਜੰਤ ਆ ਗਏ, ਉਹਨਾਂ ਨੂੰ ਦੇਖਿਆ, ਰੌਲਾ ਪਾ ਤਾ ਸੱਪ ਸੱਪ ਡਾਂਗਾ ਵਾਲੇ ਚਿਪਤਾ, ਬਸ ਕਿਹਨੇ ਦੇਖਣਾ ਸੀ ਵੀ ਸਾਡੇ ਫਿਰ ਫਿਰ ਉਹ ਗੰਦਗੀ ਦਾ ਕੀੜਾ ਬਣ ਗਿਆ। ਗੁਰੂ ਨਾਨਕ ਸਾਹਿਬ ਜੀ ਫੇਰ ਆ ਗਏ, ਮਰਦਾਨੇ ਨੂੰ ਕਹਿਣ ਲੱਗੇ ਵੀ ਆਪਣਾ ਸੰਸਾਰੀ ਮਿੱਤਰ ਸੀ ਇੱਥੇ, ਉਹਦੀ ਕਲਿਆਣ ਕਰ ਲਈ, ਕਰਾਉਂਦਾ ਨਹੀਂ ਉਹਨੂੰ ਵਚਨ ਹੈ। ਕਹਿੰਦੇ ਮਹਾਰਾਜ ਤਾਂ ਤੁਹਾਨੂੰ ਪਤਾ ਵੀ ਕਿੱਥੇ ਕ ਮਹਾਰਾਜ ਕਹਿੰਦੇ ਆ ਇੱਥੇ ਨਲੀ ਚ ਹੱਥ ਮਾਰ, ਜਿਹੜਾ ਮੂੰਹ ਜਾ ਖੋਲ ਕੇ ਨਾ ਚਿੜ ਚਿੜ ਕਰੇ ਉਹਨੂੰ ਕੱਢ ਲਾ ਬਾਹਰ। ਜਦੋਂ ਫਿਰ ਉਹਦੀ ਸੁਰਤ ਜਗਾਈ ਮਹਾਰਾਜ ਨੂੰ, ਜਾਣੀ ਫਿਰ ਬਹੁਤ ਔਖਾ ਹੋਇਆ ਜਨਾਵੇ ਵੀ, ਮਹਾਰਾਜ ਹੁਣ ਕਲਿਆਣ ਕਰ ਦਿਓ, ਹੁਣ ਮੈਂ ਬਹੁਤ ਔਖਾ ਹਾਂ, ਗੰਦਗੀ ਵਿੱਚ ਵਿਆਹ, ਗੰਦਗੀ ਵਿੱਚ ਰਹਿਣਾ ਹੋ ਰਿਹਾ, ਗੰਦਗੀ ਖਾਣੀ ਪੈਂਦੀ ਹੈ, ਮੋਹ ਨੇ ਬੜਾ ਮੈਨੂੰ ਦੁਖੀ ਕੀਤਾ ਹੈ, ਮੋਹ ਤੇ ਮੈਨੂੰ ਬਹੁਤ ਜਮਾ ਹੀ ਨਿਗਾਰ ਦਿੱਤਾ, ਕਿੱਥੇ ਮੈਂ ਮਨੁੱਖ ਸੀ ਕਿੱਥੇ ਮੋਹ ਵਿੱਚ ਫਸਿਆ ਮੈਂ ਬਲਦ ਬਣ ਗਿਆ, ਫਿਰ ਮੋਹ ਵਿੱਚ ਫਸਿਆ ਕੁੱਤਾ ਬਣਿਆ, ਮੋਹ ਵਿੱਚ ਫਸਿਆ ਸੱਪ ਬਣਿਆ, ਅੱਜ ਹੁਣ ਮਾਰਾ ਮੋਹ ਵਿੱਚ ਫਸਿਆ ਮੈਂ ਗੰਦਗੀ ਦਾ ਕੀੜਾ ਬਣਿਆ ਪਿਆ, ਹੁਣ ਮਾਰਾ ਖੇੜਾ ਛਡਾ ਦੇਵੋ। ਇਹ ਜਾਣੀ ਮੋਹ ਦਾ ਦੁੱਖ ਇੰਨਾ ਮਹਾਨ ਹੈ ਵੀ ਇਹਦੇ ਕਰਕੇ ਮਨੁੱਖ ਜਨਮਾਂ ਜਨਮਾਂ ਤੱਕ ਦੁਖੀ ਹੋਈ ਜਾਂਦਾ ਵੀ ਮੇਰੇ ਆਪਣੇ ਹੈ। ਕਈ ਵਾਰੀ ਜਦੋਂ ਗਿਆਨਵਾਨ ਨੂੰ ਵੀ ਕਿਤੇ ਮੋਹ ਹੋਇਆਵੇ ਤੇ ਉਹ ਵੀ ਮਰਦਾ ਹੈ। ਅਵਿਸ਼ੇਸ਼ਟ ਜਿਹੜਾ ਹੈ ਰਾਮ ਚੰਦਰ ਜੀ ਦਾ ਗੁਰੂ ਸੀ, ਜਿਹਨੂੰ ਉਹਨਾਂ ਨੇ ਸਿੱਖਿਆ ਦਿੱਤੀ ਰਾਮ ਜੀ ਨੇ, ਉਹ ਯੋਗ ਵਿਸ਼ੇਸ਼ਟ ਹੈ ਨਾ, ਉਹਦੇ ਅੰਦਰ ਵੀ ਮੋਹ ਹੋਇਆ ਸੀ, ਮੋਹ ਕਰਕੇ ਉਹ ਵੀ ਬਹੁਤ ਦੁਖੀ ਹੋਇਆ ਸੀ। ਕਰਨ ਸਬੱਬ ਜਾਂ ਇਉਂ ਬਣਿਆ ਸੀ ਦੁਖੀ ਹੋਣ ਦਾ। ਇੱਕ ਵਾਰੀ ਜਿਹੜਾ ਵਿਸ਼ਵਾਮਿੱਤਰ ਰਾਜਾ ਹੈ ਉਹਦੇ ਮਨ ਵਿੱਚ ਖਿਆਲ ਆਇਆ ਵੀ ਵਿਸ਼ੇਸ਼ ਜੀ ਨੂੰ ਲੋਕ ਬ੍ਰਹਮ ਰਿਖੀ ਕਹਿੰਦੇ, ਵੀ ਮੈਂ ਵੀ ਸ਼ਾਦੀ ਸੁਧਾਇਆ, ਜੋ ਵਿਸ਼ੇਸ਼ ਜੀ ਵੀ ਸ਼ਾਦੀ ਸੁਗਾ ਗ੍ਰਹਿਸਤੀ ਹੈ, ਨਾਲੇ ਬੱਚੇ ਪੁੱਤਰਾਂ ਵਾਲੇ ਆ, ਨਾਲੇ ਫੇਰ ਬ੍ਰਹਮ ਰਿਖੀ ਹੈ, ਅਤੇ ਮੈਂ ਐਡਾ ਵੱਡਾ ਰਾਜਾ ਹੈ, ਮੇਰੇ ਕੋਲ ਸਭ ਕੁਛ ਹੈ, ਮੈਨੂੰ ਨਹੀਂ ਕੋਈ ਬ੍ਰਹਮ ਰਿਖੀ ਕਹਿੰਦਾ, ਵੀ ਆਪਾਂ ਬ੍ਰਹਮ ਰਿਖੀ ਬਣਨਾ ਹੈ। ਉਹ ਬ੍ਰਹਮਾ ਦੀ ਉਪਾਸ਼ਨਾ ਕਰ ਲਈ ਇਸਨੇ, ਬ੍ਰਹਮਾ ਖੁਸ਼ ਹੋ ਗਿਆ, ਕਹਿੰਦਾ ਮੰਗ ਵੀ ਵਿਸ਼ਵਾਮਿੱਤਰ ਕੀ ਕਹਿੰਦਾ, ਕਹਿੰਦਾ ਦੁਨੀਆਂ ਦੇ ਲੋਕ ਮੈਨੂੰ ਬ੍ਰਹਮ ਰਿਖੀ ਆਖਣ, ਕਹਿੰਦੇ ਤਥਾਸਤੁ, ਤੈਨੂੰ ਬ੍ਰਹਮ ਰਿਖੀ ਕਹਿਣਗੇ। ਕਹਿਣ ਲੱਗਾ ਜੀ ਪਿੱਛੇ ਵਿਸ਼ਵਾਮਿੱਤਰ ਨੂੰ ਬ੍ਰਹਮਾ ਨੇ ਕਿਹਾ, ਕਹਿੰਦੇ ਚਲੋ ਮੇਰੇ ਵੱਲੋਂ ਤਾਂ ਹੋ ਗਿਆ, ਤੂੰ ਹੁਣ ਬ੍ਰਹਮ ਰਿਖੀ। ਸੰਸਾਰ ਦੇ ਵਿੱਚ ਅੱਜ ਦੇ ਸਮੇਂ ਸੱਤ ਭਗਤਾ ਹੈਗਾ ਵਿਸ਼ੇਸ਼ਟ, ਉਹ ਤੋਂ ਇੱਕ ਵਾਰੀ ਤੂੰ ਮੁੱਖ ਤੋਂ ਕਹਾ ਲੈਣਾ, ਜੇ ਉਹ ਤੈਨੂੰ ਬ੍ਰਹਮ ਰਿਸ਼ੀ ਕਹਿ ਦੇਵੇ ਨਾ, ਫਿਰ ਤੂੰ ਸੰਸਾਰ ਦੇ ਲੋਕਾਂ ਵਿੱਚ ਬ੍ਰਹਮ ਰਿਸ਼ੀ ਪ੍ਰਸਿੱਧ ਹੋਵੇਗਾ। ਕਹਿੰਦਾ ਜੀ ਉਹ ਤਾਂ ਮੇਰੇ ਮਿੱਤਰ ਹੀ, ਉਹ ਤਾਂ ਕਹੀ ਦੇਣਗੇ, ਉਹਨਾਂ ਦੀ ਕਿਹੜੀ ਗੱਲ ਹੈ। ਕਹਿੰਦੇ ਬਸ ਜਦੋਂ ਉਹਨਾਂ ਨੇ ਤੈਨੂੰ ਬ੍ਰਹਮ ਰਿਖੀ ਕਹਿ ਦਿੱਤਾ, ਬਸ ਉਸੇ ਵੇਲੇ ਸੰਸਾਰ ਦੇ ਲੋਕ ਤੈਨੂੰ ਬ੍ਰਹਮ ਰਿਖੀ ਆਖਣ ਲੱਗ ਜਾਣਗੇ। ਉਸ ਵੇਲੇ ਜਿਹੜਾ ਵਿਸ਼ਵਾਮਿੱਤਰ ਹੈ, ਚੰਗੀ ਤਰ੍ਹਾਂ ਸ਼ਸਤਰ ਵਸਤਰ ਪਹਿਨ ਕੇ ਚੰਗੇ ਘੋੜੇ ਤੇ ਚੜ ਕੇ ਸੱਜ ਵੱਜ ਕੇ ਆਇਆ ਵਿਸ਼ੇਸ਼ਟ ਕੋਲ। ਜਦੋਂ ਆਇਆ ਕੋਲ ਉਤਰਿਆ, ਤੇ ਵਿਸ਼ੇਸ਼ ਜੀ ਹੁਣ ਸੱਤ ਭਗਤ ਹੈ, ਉਹ ਬਾਹਰਲਾ ਰਾਜ ਭਾਗ ਵਾਲਾ ਲਿਬਾਸ ਦੇਖ ਕੇ ਕਹਿੰਦਾ, ਆਓ ਰਾਜ ਰਿਖੀ ਜੀ। ਕਹਿੰਦਾ ਵੇਖੋ ਇਹ ਆਪ ਹੀ ਇਕੱਲਾ ਬ੍ਰਹਮ ਰਿਖੀ ਬਣਾਇਆ ਚਾਹੁੰਦਾ, ਆਪਣੇ ਬਰਾਬਰ ਦਾ ਨਹੀਂ ਚਾਹੁੰਦਾ ਹੈ। ਕਹਿਣਾ ਹੀ ਸੀ ਵੀ ਤੂੰ ਬ੍ਰਹਮ ਰਿਖੀ ਕਹਿ ਦੇ, ਹੁਣ ਬ੍ਰਹਮ ਰਿਖੀ ਤਾਂ ਬ੍ਰਹਮਾ ਨੇ ਤਾਂ ਕਹਿ ਦਿੱਤਾ ਇਹ ਨਹੀਂ ਕਹਿੰਦਾ। ਕਹਿੰਦੇ ਫਿਰ ਇਹਨੂੰ ਵੀ ਸਜ਼ਾ ਵੀ ਮਿਲਣੀ ਚਾਹੀਦੀ ਹੈ ਜੇ ਇਹਨੇ ਨਹੀਂ ਕਿਹਾ ਹੈ। ਜਾਂਦਾ ਜਾਂਦਾ ਵਿਸ਼ੇਸ਼ ਦਾ ਇੱਕ ਮੁੱਤ ਮਾਰ ਗਿਆ। ਅਗਲੇ ਦਿਨ ਫਿਰ ਆਇਆ, ਉਵੇਂ ਉਹਨੇ ਦੇਖ ਕੇ ਰਾਜ ਸਜਿਆ ਵਜਿਆ, ਫਿਰ ਆਇਆ ਉਹ ਰਾਜ ਰਿਖੀ ਜੀ ਕਹਿ ਦਿੱਤਾ, ਫਿਰ ਇੱਕ ਪੁੱਤ ਗੱਡੀ ਚਲਾ ਦਿੱਤਾ, ਫਿਰ ਉਹ ਮਾਰ ਦਿੱਤਾ। ਸੌ ਸੀ, ਸੌ ਦਾ ਹੀ ਸੌ ਖਤਮ ਕਰ ਦਿੱਤਾ। ਅਗਲੇ ਦਿਨ ਆਪਣੇ ਮਨ ਵਿੱਚ ਖਿਆਲ ਕਰਨ ਲੱਗਾ ਵੀ ਹੁਣ ਤਾਂ ਬ੍ਰਹਮ ਰਿਸ਼ੀ ਜੀ ਦੁੱਖ ਵਿੱਚ ਝੂਰਦੇ ਹੋਣਗੇ ਤੇ ਰਾਤ ਨੂੰ ਰੋਂਦੇ ਹੋਣਗੇ, ਦਿਨੇ ਭਾਵੇਂ ਮੈਂ ਰਾਜਾ ਕਰਕੇ ਕੁਝ ਨਹੀਂ ਕਹਿੰਦੇ। ਉਸ ਵੇਲੇ ਉਹ ਰਾਤ ਦੇ ਸਮੇਂ ਫਿਰ ਭੇਜਿਆ ਬਦਲ ਕੇ, ਜਿੱਥੇ ਵਿਸ਼ੇਸ਼ ਜੀ ਰਹਿੰਦੇ ਸਨ ਉੱਥੇ ਜੇ ਆਇਆ ਹੈ, ਤੇ ਉਹ ਕੰਨ ਜਿਹਾ ਲਾ ਕੇ ਸੁਣ ਲੱਗਿਆ ਵੀ ਕੀ ਗੱਲਾਂ ਕਰਦੇ ਦੋਵੇਂ ਪਤ ਪਤਨੀ। ਉਹ ਕਿਤੇ ਗੱਲ ਚੱਲ ਪਈ ਵੀ ਅੱਜ ਦੇ ਸਮੇਂ ਮਹਾਰਾਜ ਹੋਰ ਕੋਈ ਹੈ ਮਹਾਨ ਤੋਂ ਮਹਾਨ? ਉਹ ਕਹਿਣ ਲੱਗਿਆ ਪਤਨੀ, ਅੱਜ ਦੇ ਸਮੇਂ ਰਾਜਾ ਹੁੰਦਾ ਫਿਰ ਬ੍ਰਹਮ ਰਿਸ਼ੀ ਹੈ, ਇੱਕ ਵਿਸ਼ਵਾਮਿੱਤਰ। ਉਹ ਕਹਿੰਦਾ ਵੀ ਮੈਂ ਤਾਂ ਸਮਝਦਾ ਸੀ ਮੈਨੂੰ ਗਾਲਾਂ ਕੱਢਦੇ ਹੋਣ, ਇਹ ਤਾਂ ਮੈਨੂੰ ਵੀ ਅਜੇ ਵੀ ਕਹਿੰਦੇ ਵੀ ਬ੍ਰਹਮ ਰਿਸ਼ੀ ਆ, ਉਹ ਅੱਜ ਦੀ ਦੁਨੀਆਂ ਵਿੱਚ ਹੁੰਦਾ ਹੋਇਆ। ਅਗਲੇ ਦਿਨ ਫਿਰ ਉਹ ਸ਼ਸਤਰ ਵਸਤਰ ਕੋਈ ਨਹੀਂ ਪਹਿਨੇ ਹੈ ਤੇ ਸੁਤੇ ਸਦੀ ਸਾਦੇ ਲਿਬਾਸ ਵਿੱਚ ਆਇਆ ਹੈ, ਤੇ ਜੋ ਵਿਸ਼ੇਸ਼ ਜੀ ਨੇ ਕਹਿ ਦਿੱਤਾ, ਆਓ ਬ੍ਰਹਮ ਰਿਸ਼ੀ ਜੀ। ਕਹਿਣ ਲੱਗਿਆ ਸੌ ਪੁੱਤ ਮਰਾ ਕੇ ਬ੍ਰਹਮ ਰਿਖੀ ਕਹਿੰਦਾ, ਪਹਿਲਾਂ ਹੀ ਕਹਿ ਦਿੰਦਾ, ਹੁਣ ਵੀ ਕਿਹਾ ਹੀ ਹੈ। ਕਹਿੰਦਾ ਜੀ ਇਹ ਤੂੰ ਹੁਣ ਜਿਹੜਾ ਸੌ ਪੁੱਤ ਮਾਰਿਆ, ਤੈਨੂੰ ਇਹ ਹੱਤਿਆ ਨਹੀਂ ਲੱਗੀ, ਪਾਪ ਨਹੀਂ ਲੱਗੀ? ਕਹਿੰਦਾ ਮੈਂ ਜੀ ਗਾਇਤਰੀ ਪੜ੍ਹ ਲੈਂਦਾ ਸੀ। ਕਹਿੰਦਾ ਚੰਗਾ, ਜਿਹੜੀ ਗਾਇਤਰੀ ਪੜ੍ਹਦੇ ਉਹਦੇ ਕਰਦੇ ਸੂਤ ਉਹਨੂੰ। ਇਸ ਤਰ੍ਹਾਂ ਉਹਦੇ ਜਿਹੜੇ ਕੁਝ ਅੱਖਰ ਜੇ ਘਟਾ ਵਧਾ ਦਿੱਤੇ, ਕਹਿੰਦੇ ਹੁਣ ਇਹ ਹੱਤਿਆ ਨਹੀਂ ਲਾਊਗੀ। ਦੂਜਾ ਫਿਰ ਵੀ ਮੋਹ ਵਿੱਚ ਆ ਗਿਆ ਹੈ ਵਿਸ਼ੇਸ਼ ਵੀ ਵੇਖੋ ਇੱਕ ਸਾਰੇ ਹੀ ਮਾਰਤੇ, ਮੇਰੀ ਤਾਂ ਕੌਲੀ ਨਾਸ ਕਰਕੇ ਇਹਨੇ ਰੱਖ ਦਿੱਤੀ। ਫਿਰ ਮੋਹ ਵਿੱਚ ਆਇਆ, ਮਨ ਵਿੱਚ ਦੁਖੀ ਹੋਇਆ, ਖਿਆਲ ਕੀਤਾ ਵੀ ਇੱਦੋਂ ਤਾਂ ਮਰ ਜਾਣਾ ਹੀ ਠੀਕ ਹੈ, ਜਦੋਂ ਕਿ ਰਹੇ ਹੀ ਨਹੀਂ, ਆਪਣਾ ਰਹਿਣਾ ਕਾ ਹੈ। ਬਾਹਰ ਗਿਆ ਹੈ ਤੇ ਉਹ ਡੁੱਬਣ ਲੱਗਿਆ ਹੈ, ਪਰ ਉਹ ਬ੍ਰਹਮ ਰਿਸ਼ੀ ਜਾਣ ਕਰਕੇ ਉਹ ਡੁਬੋਇਆ ਹੀ ਨਾ, ਉਸ ਸੈਂਕੜੇ ਲਹਿਰਾਂ ਲੋ ਕੇ ਪਾਣੀ ਵਗਣ ਲੱਗ ਪਿਆ। ਫਿਰ ਗਲ ਵਿੱਚ ਫਾਹੀ ਪਾ ਕੇ ਤੇ ਫਿਰ ਡੁੱਬਣ ਲੱਗਿਆ, ਫਿਰ ਉਹ ਫਾਹੀ ਪਾਣੀ ਦੀ ਛਲ ਜੀ ਆਏ, ਉਹਨੇ ਫਾਹੀ ਜੀ ਗਲਤੀ ਤੋੜ ਦਿੱਤੀ, ਨਹੀਂ ਡਬੋਇਆ ਹੈ। ਅਖੀਰੇ ਵੀ ਐਸਾ ਮੋਹ ਵੀ ਦੁਖਿਆ, ਕਹਿੰਦਾ ਮਰਨਾ ਹੀ ਮਰਨਾ, ਰਹਿਣਾ ਨਹੀਂ ਆ। ਜਿਹੜਾ ਕੇਸਗੜ੍ਹ ਸਾਹਿਬ ਵਾਲਾ ਵੱਡਾ ਸਾਰਾ ਪਹਾੜ, ਇਹਦੇ ਵਿੱਚ ਆ ਕੇ ਮੱਥਾ ਮਾਰਿਆ ਵਿਸ਼ੇਸ਼ ਨੇ, ਆਕਾਸ਼ਬਾਣੀ ਹੋਈ, ਉਹ ਕਿਉਂ ਮਰਦਾ? ਕਹਿੰਦਾ ਜੀ ਰਿਹਾ ਨਹੀਂ ਕੋਈ। ਆਕਾਸ਼ਬਾਣੀ ਹੋਈ, ਕਹਿੰਦੇ ਉਹ ਜਿਹੜੀ ਤੇਰੀ ਪਤਨੀ ਦੇ ਇੱਕ ਪੇਟ ਦੇ ਵਿੱਚ ਬੱਚਾ, ਉਹ ਤੋਂ ਤੇਰੀ ਕੋਲ ਰਹਿ ਜਾਏਗੀ, ਨਾ ਮਰ, ਮੋਹ ਵਿੱਚ ਨਾ ਦੁਖੀ ਹੋ। ਸੋ ਮੋਹ ਦਾ ਜਿਹੜਾ ਦੁੱਖ ਹੈ ਸਭ ਤੋਂ ਮਹਾਨ ਹੈ। ਕਵੀ ਸੰਤੋਖ ਸਿੰਘ ਜੀ ਕਹਿੰਦੇ ਆ ਵੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਜੇ ਚਰਨ ਹੈ, ਮੇਰੇ ਮੁੱਖ ਤੋਂ ਚਿੰਤਾਮਣੀ ਵਰਗੇ ਨਹੀਂ ਕਹੇ ਜਾ ਸਕਦੇ, ਕਿਉਂਕਿ ਚਿੰਤਾਮਣੀ ਜਿਹੜਾ ਮੋਹ ਦਾ ਦੁੱਖ ਹੈ ਉਹਨੂੰ ਨਹੀਂ ਮਿਟਾਉਂਦੀ ਹੈ। ਇਸ ਗੱਲ ਨੂੰ ਸਾਰਾ ਸੰਸਾਰ ਜਾਣਦਾ, ਪਰ ਗੁਰੂ ਹਰਗੋਬਿੰਦ ਸਾਹਿਬ ਦੇ ਚਰਨ ਐਸੇ ਆ, ਜਿਹੜਾ ਉਹਨਾਂ ਦੇ ਚਰਨਾਂ ਵਿੱਚ ਆ ਕੇ ਉਹਨਾਂ ਨੂੰ ਚਰਨਾਂ ਨੂੰ ਮੱਥਾ ਟੇਕਦੇ, ਮਹਾਰਾਜ ਮੋਹ ਦਾ ਦੁੱਖ ਮਿਟਾ ਦਿੰਦੇ, ਉਹਨੂੰ ਮੋਹ ਤੋਂ ਰਹਿਤ ਕਰ ਦਿੰਦੇ ਆ ਮਹਾਰਾਜ ਦੇ ਚਰਨ। ਇਸ ਕਰਕੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨ ਚਿੰਤਾਮਣੀ ਤੋਂ ਕਿਤੇ ਮਹਾਨ ਹਨ। ਸ੍ਰੀ ਹਰਗੋਬਿੰਦ ਪਦ ਆਨੰਦ ਕੇ ਕੰਧ ਕੰਧ ਜੋ ਸੋਭਾ ਵਾਲੇ ਸਤਿਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਦੇ ਜਿਹੜੇ ਚਰਨ ਹੈ, ਜੋ ਵੀ ਆਨੰਦਿਤ ਕੰਧ ਹੈ, ਆਨੰਦਿਤ ਬੱਦਲ ਹੀ ਹੈ, ਜਿਵੇਂ ਬੱਦਲ ਬਰਸਦਾ ਹੁੰਦਾ ਨਾ ਸਰਸਾ ਵਿੱਚ ਕਰ ਦਿੰਦਾ, ਉਹ ਮਹਾਰਾ ਆਨੰਦ ਦੇ ਮੰਦਲ ਹੈ, ਆਨੰਦੀ ਬਾਰਿਸ਼ ਕਰਦੇ। ਆਨੰਦ ਦੇ ਕੰਧ ਕੀ ਹੈ? ਦਾਤਾ ਜਾਂ ਆਨੰਦ ਦੇ ਗੰਦਲ ਹਨ। ਉਪਮੇ ਆਪ ਪੁਨ ਆਪੇ ਉਪਮਾਨ ਹੈ। ਇਸ ਕਰਕੇ ਗੁਰੂ ਮਹਾਰਾਜ ਦੇ ਜਿਹੜੇ ਚਰਨ ਆਪ ਹੀ ਉਪਮੇ ਰੂਪ ਹੈ, ਆਪ ਹੀ ਉਪਮਾਨ ਰੂਪ ਹੈ। ਭਾਵ ਕਿਸੇ ਵਸਤੂ ਦੀ ਵੀ ਮਹਾਰਾਜ ਦੇ ਚਰਨਾਂ ਨਾਲ ਉਪਮਾ ਨਹੀਂ ਦਿੱਤੀ ਜਾ ਸਕਦੀ, ਨਾ ਕਲਬਿਸ਼ ਦੀ, ਨਾ ਬਈ ਕਵਲ ਫੁੱਲ ਦੀ, ਨਾ ਚਿੰਤਾਮਣੀ ਦੀ। ਗੁਰੂ ਮਹਾਰਾਜ ਦੇ ਜਿਹੜੇ ਚਰਨ ਹੈ ਆਪਣੇ ਵਰਗੇ ਆਪ ਹੀ ਹੈ, ਉਹਨਾਂ ਨੂੰ ਕਿਸੇ ਵਰਗੇ ਨਹੀਂ ਕਿਹਾ ਜਾ ਸਕਦਾ ਹੈ। ਕਿਉਂ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਚਰਨਾਂ ਕਮਲਾਂ ਦੀ ਮਹਿਮਾ ਦਾ ਮੰਗਲ ਕਵੀ ਜੀ ਨੇ ਇਹ ਕਵਿਤ ਛੰਦ ਵਿੱਚ ਕੀਤਾ ਹੈ, ਉਹ ਆਪਾਂ ਪੜ੍ਹਿਆ ਸੁਣਿਆ ਹੈ। ਅਜੇ ਨਕ ਸਮੇਂ ਪ੍ਰਵਾਨ ਕਰ ਲੈਣਾ। ਸੋ ਅਗਲਾ ਜਿਹੜਾ ਸੱਤਵੇਂ ਪਾਤਸ਼ਾਹ ਸਤਿਗੁਰੂ ਰਾਏ ਸਾਹਿਬ ਜੀ ਦੀ ਮਹਿਮਾ ਦਾ ਮੰਗਲ ਹੈ, ਉਹ ਆਪਾਂ ਕੱਲ੍ਹ ਅੰਮ੍ਰਿਤ ਵੇਲੇ ਦੀ ਦੀਵਾਨ ਵਿੱਚ ਪੜ੍ਹ ਸੁਣ ਲਵਾਂਗੇ। ਹੁਣ ਇੱਥੇ ਸਮਾਪਤੀ, ਅਰਦਾਸ ਵੀ ਜੁਰੀਏ ਜੀ। ਚਿੰਤਾ ਮਾਨ ਜੈਸੇ ਨਖ ਭਾਖੇ ਨਾ ਪਰਤ ਮੁਖ, ਮੋਹ ਨਾ ਮਿਟਾਵੇ ਦੁੱਖ ਜਾਣਤ ਜਹਾਨ ਹੈ। ਸ੍ਰੀ ਹਰਗੋਬਿੰਦ ਪਦ ਆਨੰਦ ਕੇ ਕੰਧ ਜੋ, ਉਪਮੇ ਆਪ ਪੁਨ ਆਪੇ ਉਪਮਾਨ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚਿਉਤ ਹੈ ਪਾਰ ਬ੍ਰਹਮ ਅਵਿਨਾਸ਼ੀ ਅਗਨਾਸ਼, ਹੇ ਪੂਰਨ ਹੈ ਸਰਬਮੈ ਦੁਖ ਪੰਜਨ ਗੁਣ ਤਾਸ, ਹੇ ਸੰਗੀ ਹੈ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ ਹੇ ਗੁਣ ਨਿਧਾਨ, ਜਾਂ ਕੇ ਸਦਾ ਵਿਵੇਕ, ਹੇ ਅਪਰੰਪਰ ਹਰ ਹਰੇ, ਹੈਪੀ ਹੋਵਨ ਹਾਰ। ਹੇ ਸੰਤਾਂ ਕੈ ਸਦਾ ਸੰਗ, ਨਿਧਾਰਾਂ ਆਧਾਰ, ਹੇ ਠਾਕੁਰ ਹਾਂ ਦਾਸਰੋ, ਮੈਂ ਨਿਰਗੁਣ ਗੁਣ ਨਹੀਂ ਕੋਇ, ਨਾਨਕ ਦੀ ਜੈ ਨਾਮ ਦਾਨ, ਰਾਖੋ ਹੀ ਪਰੋਇ। ਆਏ ਪ੍ਰਭ ਸ਼ਰਨਾਗਤੀ, ਕਿਰਪਾ ਨਿਧ ਦਿਆਲ, ਏਕ ਅੱਖਰ ਹਰ ਮਨ ਵਸਤ, ਨਾਨਕ ਹੋਤ ਨਿਹਾਲ। ਵਾਹਿਗੁਰੂ ਨਾਮ ਜਹਾਜ਼ ਹੈ ਚੜੇ ਸੋ ਤਰੇ ਪਾਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਰ ਜੋ ਸਰਦਾ ਕਰ ਸੇਵਨ ਦੇ ਗੁਰੂ ਪਾਰ ਉਤਾਰਨ ਹਰ ਠਾਕੁਰ।